lafz-ı dilde. Raste manzil de, raste manzil de, kuch samajh na aave, na koi samjhaave, main kehde raah jaava, ishq duaava, kisnu sunaava, ishq duaava, das kithe leke jaava, ishq duaava, kisnu sunaava, ishq duaava, das kithe leke jaava. ਕਿਸ ਨੂੰ ਸੁਣਾਵਾਂ ਇਸ਼ਕ ਦੁਆਵਾਂ ਦੱਸ ਕਿੱਥੇ ਲੈ ਕੇ ਜਾਵਾਂ।